ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛ ਬਿਦਰ ਦਾਸੀ ਸੁਤਾ ਕਿਸ਼ਨ ਉਤਰਿਆ ਘਰ ਜਿਸ ਜਾਏ ਨੀਤ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛ ਬਿਦਰ ਦਾਸੀ ਸੁਤ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੋ ਜਨ ਭਾਈ ਜਿਤ ਸਹਿਸਾ ਦੁਖ ਭੁਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸੀਤਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸੜ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ मुख अड़सड़ तीरथ तिन तिलक कढ़ाए, जन नानक तिन को अन दिन परसे, जे कृपा करे हर राय। वाहिगुरु जी का खालसा, वाहिगुरु जी की फतेह। सोही महला चौथा, घर छेवा, एक ओंकार, सतगुर प्रसाद, नीच जात हर जपत्या, उत्तम पदवी पाए, पूछहो विदर दासी सुतै, किशन उतरिया घर जिस जाए।